ਸਾਰੇ ਮੇਲੇ ਵਿੱਚ ਕਹਿੰਦੇ ਇਕੱਠ ਹੋ ਗਿਆ ਹੋਏ ਉੱਥੇ ਗੋਲੀ ਚੱਲ ਪਈ। ਆਲੇ ਦੁਆਲੇ ਆਲੇ ਕਹਿੰਦੇ ਕੀ ਹੋ ਗਿਆ ਹੋਏ, ਹੋਈ ਕੀ ਗੱਲ ਬਈ। ਸ਼ੇਰ ਜੀ ਹਸੀਨਾ ਸੀ ਰਵਲਾ ਵੀ ਦੋਸੀ ਮੋਟੇ ਵਾਰਾ ਬੋਰੀ ਸੀ। ਘੋੜੀ ਉੱਤੇ ਆਇਆ ਪੱਟਾ ਰਫਲਾ ਲਾ ਪਾਇਆ ਸ਼ੈਡੋ ਚੋਣੇ ਮੋੜ ਦੀ। ਸਰੂਰ ਕੋਲ ਹਥਿਆਰ ਸੀ, ਪੱਗ ਬੰਨੀ ਲੱਗਦਾ ਸੀ ਹੱਥ ਵਿੱਚ ਜਿਵੇਂ ਕੋਈ ਇਸ਼ਤਿਹਾਰ ਸੀ। ਹਿੰਦ ਦੇ ਸੀ ਨਾਰੇ ਉਹਦੀ ਅੱਖਾਂ ਚ, ਸਰੂਰ ਕੋਲ ਹਥਿਆਰ ਸੀ। ਸਿੰਘ ਸੂਰਮਾ ਸ਼ਹੀਦ ਸਾਡੇ ਦਿਲ ਦੀ ਉਮੀਦ, ਭਗਤ ਸਿੰਘ ਪੌਰਨੀ, ਭਗਤ ਸਿੰਘ ਪੌਰਨੀ। ਦੇਸ਼ ਉੱਤੋਂ ਜਾਨਾ ਜਿਹੜੇ ਬਾਹਰ ਤੁਰ ਗਏ ਉਹ ਮੇਰੇ ਯਾਰ ਗਦਰੀ, ਆਪਣਾ ਹੀ ਅੰਤ ਖੁਦ ਕਰ ਲੈਂਦੇ ਹਿੰਦ ਦੇ ਜੋ ਬਣੇ ਖਬਰੀ। ਰਾਜੇ ਮਹਾਰਾਜੇ ਸਾਨੂੰ ਕਹਿੰਦੇ ਲੋਕੀ ਪੂਰੀ ਅੰਨ ਬਾਬੀ ਕੌਮ ਨੀ। ਰਾਜੇ ਮਹਾਰਾਜੇ ਸਾਨੂੰ ਕਹਿੰਦੇ ਲੋਕੀ ਪੂਰੀ ਅੰਨ ਬਾਬੀ ਕੌਮ ਨੀ, ਬਾਬੀ ਕੌਮ ਨੀ। ਇਸ਼ ਬੋਏ ਅੰਨ ਬਾਬੀ ਕੌਮ ਨੀ ਜੀ ਦੀ ਨਿਕਾ ਔਨ ਰਿਪੀਟ ਨਿਕਾ ਬਾਬੀ ਕੌਮ ਨੀ ਦਾ ਬੌਸ।